ครับ Sepan tu liat gaya dan sapato cana durang tinima dupada sapato tan kana yama bapana gotta atu haba Salah, ਅਦਨ ਮਲ ਪਾ ਲਈਏ, ਅਦਨ ਮਲ ਪਾ ਲਈਏ, ਲੈ ਸਿੰਗਲ ਬੁਲ ਤੇ ਪਾ ਅਦਲ ਬਦੂ ਐ ਸਲਾ ਤੁਲ ਸੁਸੁਮ ਬੁਰਾ ਇੱਕੀ ਪਿੰਡ ਅਦਨ ਮਲ ਪਾ ਲਈਏ, ਅਦਨ ਮਲ ਪਾ ਵਾਦਕਿਆ ਸੁਰਨ ਜੈ ਸਿੰਘ ਵੇਲਾ ਨੇ ਆਪਣ පිය විරහි හත ගිලන් වෙලා කොලත මල් පිපි ඇල තොල නිල කඩා හැලේ පෙරදාක ඉරිඟු සයුරේ ඒ දුවට රැවටුනේ දුක හාදු දෙන රැයි සිත පතුලටම වෙලා යෞවනේ පිය විරහි හත ගිලන් වෙලා ලෙසේ මග කොට යලිත් හමු වෙලා මහමෙද කිසින් තනාගෙන අපි යමු දුරත් වෙලා දුක හාදු දෙන දැයි සිත පතුලටම වෙලා යවුනේ අප අත ගිලන් වෙලා සිත හාදු දෙන රැයි සිත පතුලටම වෙලා යවුනේ අපට පිය විරහි අත ගිලන් වෙලා සිත හාදු දෙන රැයි දලු ලාලනවා අව ਹਲੇ ਵਿੱਚ ਤਨ ਕਰਨਾ ਵਰਨ ਮਾਲਿਕ ਤੁਝ ਲੱਗਣਾ ਤੂੰ ਆਖੇ ਦਿਨਵਾ ਆਉਦੋ ਇਨਵਾ ਜੀਵਿਤ ਅਧੀਰੇ ਤੇ ਮੈਨੂੰ ਕਹਿੰਦੂ ਤੁਸੀਂ ਹਮ ਸਨਕ ਹੰਨਾ ਏ ਫੰਦੂਲ ਸਿੰਘ ਲੱਤਾ ਨਾ ਗੰਤਾ ਉਹ ਬਟਨ ਕੀ ਆਪਣੀਆਂ ਆਦਰੇ ਸਰਾ ਕੀ ਕਰੂ ਨੇ kili jivite pitu adare dimamu sin watene pamene ki tene tale idune pandule rube pipuna devi kini gatna tim susani padulu mal pipuna pinunu pin mat divalan net kadule nubala da andude rajen ud kala sit nubete pim benna Lasan gini gini pekok gulur nunggu anak anak. Tapi kalau balon kesurun jaya sih kan. Abuir. Salvasuntune, valpikune, oi kavadadu pala pipi pada vela pipi pada vela oba kiwa aduwa pibasuwa salga hamte me pala pipi pada vela.